ਡੈਡੀਆ ਮੁਝਨੇ ਜਾਣਾ ਉਸ ਪਾਰ ਆਇਆ ਰਾਂਝਾ ਮੇਰਾ ਆਇਆ ਰਾਂਝਾ ਮੇਰਾ ਓ ਡੈਡੀਆ ਜ਼ਰਾ ਰੋਕਣ ਦੋ ਮਜਧਾਰ ਆਇਆ ਰਾਂਝਾ ਮੇਰਾ ਆਇਆ ਰਾਂਝਾ ਮੇਰਾ ਓ ਦਰਿਆ ਮੁਝ ਨਹੀਂ ਜਾਣਾ ਉਸ ਪਾਰ ਆਇਆ ਰਾਂਝਾ ਮੇਰਾ ਆਇਆ ਰਾਂਝਾ ਮੇਰਾ ਓ ਦਰਿਆ ਜ਼ਰਾ ਰੋਕਣ ਦੋ ਮਜਧਾਰ ਆਇਆ ਰਾਂਝਾ ਮੇਰਾ ਆਇਆ ਰਾਂਝਾ ਮੇਰਾ ਓਹ ਆਵੇ ਪਲ ਪਲ ਜੈਸੇ ਸਦੀ ਆਵੇ ਇਸ਼ਕ ਬੜਾ ਹੈ ਇਮਤਿਹਾਨ ਤੇਰਾ ਛਾਨ ਲਈ ਤੇਰੀ ਗਲੀ ਆਵੇ ਦਿਲ ਮੇਰਾ ਨਾ ਮਿਲੇ ਆਵੇ ਮੁਝ ਕੋ ਬਣਾ ਲੈ ਨਿਗਹਿਬਾਨ ਤੇਰਾ ਓ ਦਰਿਆ ਹੈ ਤੁਝ ਸਾ ਹੀ ਦਿਲਦਾਰ ਓ ਰਾਂਝਾ ਮੇਰਾ ਓ ਰਾਂਝਾ ਮੇਰਾ ਓ ਦਰਿਆ ਛੂਟੇ ਰਾਂਝਾਵੇ ਸਾਥ ਨ ਟੁੱਟੇ ਰਾਂਝਾਵੇ ਮੈਨੂੰ ਤੋਂ ਬਸ ਦੀਦਾਰ ਤੇਰਾ ਲੱਖ ਕਹਾਣਾ ਮਾਨਾਵੇ ਦਿਲ ਕੈਸਾ ਦੀਵਾਨਾ ਵੇ ਕਬ ਸੇ ਕਰੇ ਹੈ ਇੰਤਜ਼ਾਰ ਤੇਰਾ ਓ ਦਰਿਆ ਜ਼ਰਾ ਥਮ ਤੋ ਜਾ ਇੱਕ ਵਾਰ ਆਇਆ ਰਾਂਝਾ ਮੇਰਾ ਆਇਆ ਰਾਂਝਾ ਮੇਰਾ ਓ ਦਰਿਆ ਮੇਰਾ ਪੀਰ ਮੇਰਾ ਹੱਕਦਾਰ ਆਇਆ ਰਾਂਝਾ ਮੇਰਾ ਆਇਆ ਰਾਂਝਾ ਮੇਰਾ ਓ ਦਰਿਆ ਮੁਝ ਨਹੀਂ ਜਾਣਾ ਉਸ ਪਾਰ ਆਇਆ ਰਾਂਝਾ ਮੇਰਾ ਆਇਆ ਰਾਂਝਾ ਮੇਰਾ ਓ ਦਰਿਆ ਜ਼ਰਾ